ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਤਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾ ਨਿਖੁੱਟ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕਉ ਸਦ ਬਲ ਜਾਏ ਗੁਰ ਕਿਰਪਾ ਤੇ ਹਰ ਮਨ ਵਸਾਏ ਇਹੋ ਧਨ ਅਖੁੱਟ ਨਾ ਨਿਖੁੱਟ ਨਾ ਜਾਏ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕਉ ਸਦ ਬਲ ਜਾਏ ਗੁਰ ਕਿਰਪਾ ਤੇ ਹਰ ਮਨ ਵਸਾਏ ਸੇ ਧਨਵੰਤ ਹਰ ਨਾਮ ਲੇਵਲਾਏ ਗੁਰਪੂਰੈ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਅਵਗੁਣ ਕਾਟ ਗੁਣ ਹਿਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੇ ਸੱਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ अचरज जान देखहु पाए। दुबिदा मार हार मन वसाए, नाम अमूलक ना पाया जाए। गुर प्रसाद वसै मन आए, सब मह वसै प्रभ एको सोए। गुरमति काट परगट होए, सहजे जैन प्रभ जान पछाणिया। नानक नाम मिला मान मानिया, सब मह वसै प्रभ एको सोए। गुरमति काट परगट होए, सहजे जैन प्रभ जान पछाणिया। नानक नाम मिला मान मानिया। वाहे गुरु जी का खालसा, वाहे गुरु जी की फतह। तनाश्री महला तीजा, घर दूजा चौपदे, एक ओंकार सतगुर प्रसाद। एहो धन अखुट ना निखुट ना जाए, पूरे सतगुर दिया दिखाए। अपने सतगुर कहो साध बल जाई, गुर किरपा ते हर मन वसाई।